ਦਿਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਉੱਪਰ ਕਿਤਾਬ ਉੱਪਰ ਕਿਤਾਬ ਥੱਲੇ ਟੈਬ ਧਰਦੀ ਉੱਪਰ ਕਿਤਾਬ ਥੱਲੇ ਟੈਬ ਧਰਦੀ ਮਾਪੇ ਕਹਿੰਦੇ ਕੁੜੀ ਸਾਡੀ ਬੋਲਾ ਪੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਮੇਰਾ ਰੋਡਾ ਪੱਗ ਹੀ ਨਹੀਂ ਬੰਨਦਾ ਉਹ ਤਿਤਲੀ ਜੀ ਦੇਖ ਲੋ ਰਕਾਨ ਮਿੱਤਰੋ ਭੱਜ ਭੱਜ ਤਿਤਲੀਆਂ ਦੇਖੋ ਫੜਦੀ ਉੱਪਰ ਕਿਤਾਬ ਥੱਲੇ ਟੈਬ ਧਰਦੀ ਮਾਪੇ ਕਹਿੰਦੇ ਕੁੜੀ ਸਾਡੀ ਵਾਲਾ ਪੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਟੁੱਟੇ ਜਦੋਂ ਪਿਆਰ ਫਿਰ ਰੇਪ ਬਣਦਾ ਹੋ ਰਾਤੋ ਰਾਤ ਬਣਦੀ ਐ ਰੇਲ ਮਿੱਤਰੋ ਖਬਰ ਕੋਮੇਡੀਏ ਦੇ ਤੱਕੇ ਚੜਦੇ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਬੋਲਾ ਪੜਦੇ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਕੁੜੀ ਪਹਿਲਾਂ IAS ਪਾਲਦੀ ਐਂਡ ਵਿੱਚ ASI ਵੀ ਨਹੀਂ ਮਿਲਦਾ ਦੂਜੇ ਪਾਸੇ ਮੁੰਡਾ ਮੋਟੀ ਸਾਮੀ ਲੱਭਦਾ ਟਲਦੀ ਬੁਰੇ ਸਬੈ ਬਨੇਰੇ ਖਿਲਦਾ ਔਤ ਦੀ ਜ਼ਮੀਨ ਨੂੰ ਸ਼ਰੀਕਾ ਬਾਉਂਦਾ ਏ ਕੀਤੀ ਕਰਾਈ ਸਾਰੀ ਖੂਚ ਵੜਦੀ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਵਾਲਾ ਪੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਬੰਦਾ ਬਿਜ਼ੀ ਫੇਸਬੁੱਕ ਤੇ ਪਾਰਲਰਾਂ ਵਿੱਚ ਦੇਖੋ ਲਾਈਨਾਂ ਲੱਗੀਆਂ ਹਰ ਕੋਈ ਧਿਆਨ ਦਿੰਦਾ ਹੁਣ ਲੁੱਕ ਤੇ ਅਖੰਡ ਮਾਨਪੁਰ ਵਿੱਚ ਰੌਲਾ ਪੈ ਗਿਆ ਪੁੱਤਰੀ ਜਵਾਨੀ ਨਾ ਘਰਾਂ 'ਚ ਵੜਦੇ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਵਾਲਾ ਪੜਦੀ ਓਏ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਓਏ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ